The beer mat is back. Gone yada yada. Deep John Doe, DJ Goddess, Gorilla War, baby. Yara da na yar mille vai da vi sitar ni. Jatt ka da nera desi Escobar ni. Yara da na yar mille vai da vi sitar ni. Jatt ka da nera desi Escobar ni. ਸ਼ੌਂਕੀ ਦੂਰੋਂ ਦੂਰੋਂ ਜਾਂਦੇ ਪੌਂਕੀ ਜਿਹੜੇ ਜਿਹੜੇ ਲੋਕ ਸੜਦੇ ਪਰ ਤਰਨੇ ਨੀ ਸੌਖੇ ਬਿੱਲੋ ਜੜਨੇ ਨੀ ਸੌਖੇ ਜਿੱਥੇ ਮਿੱਤਰਾਂ ਨੇ ਕੋਕੇ ਜੜਤੇ ਹਾਏ ਨੀ ਸਿੱਕਾ ਚੱਲਦਾ ਏ ਪੂਰਾ ਬਾਰ ਨੀ ਤੇਰੇ ਜਿੰਨੇ ਜੱਟ ਮੈਂ ਪਿਆਰੇ ਬਿਜਲੀ ਬੋਰਡ ਕੌਣ ਦਿੱਤਾ ਫਿਰ ਗਰੀਲਾ ਵਾਰ ਗੋਂਡਿਆਂ ਦੇ ਆਲਾ ਆ ਸਦਕੇ ਤੇਰੇ ਇੱਥੇ ਰੱਖ ਚਲਾ ਫਿਰ ਘਰੇ ਚੱਲੀਏ।